ਕਦੇ ਪਲਕਾਂ ਦੇ ਕਿਨਾਰੇ ਦਿਲ ਵਿੱਚ ਰਹਿ ਕੇ ਧੜਕਣ ਦੇ ਸਹਾਰੇ ਹੁਣ ਕੀ ਮੇਰਾ ਸਭ ਕੁਝ ਹੈ ਤੇਰਾ ਆ ਕੋਲਿਆ ਕੋਈ ਫਾਸਲਾ ਨਾ ਰਹਿਣ ਦੇ ਵਿੱਚ ਮੰਜ਼ਿਲ ਵੇਖੀ ਵੇਖ ਮੇਰੀਆਂ ਨਜ਼ਰਾਂ ਨੇ ਦੁਨੀਆਂ ਦਾ ਪਤਾ ਨਹੀਂ ਦੁਨੀਆਂ ਦਾ ਪਤਾ ਨਹੀਂ ਇੱਕ ਬਸ ਤੇਰੀਆਂ ਖਬਰਾਂ ਨੇ ਤੂੰ ਸੁਣ ਲੈ ਜ਼ਰਾ ਪੂਰੀ ਕਰ ਦੇ ਦੁਆ ਹੱਥਾਂ ਦੀਆਂ ਲੀਕਾਂ ਵਿੱਚ ਆ ਕੇ ਬੈਠ ਦੇ